ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦ ਗੁਰ ਪ੍ਰਸਾਦ ਦੂਧ ਤਾ ਬਛਰ ਥਨ ਹੋ ਬਿਟਾਰਿਓ ਫੂਲ ਪਵਰ ਜਲ ਮੀਨ ਬਿਘਾਰਿਓ ਬਛਰ ਥਨ ਹੋ ਬਿਟਾਰਿਓ ਫੂਲ ਪਵਰ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਾਲ ਚਰਾਵਾ ਆਵਰ ਨਾ ਫੂਲ ਅਨੁਪਨ ਪਾਵਾ ਰਹਾ ਮੈਂ ਲਾਗਰ ਭੇਰੇ ਅੰਮ੍ਰਿਤ ਬਸ ਹੈ ਇੱਕ ਸੰਗ ਧੂਪ ਦੀਪ ਨਈ ਵੇਦ ਹੈ ਬਸ ਕੈਸੇ ਪੂਜ ਕਰੇ ਤੇਰੀ ਤਨ ਮਨ ਯਾਰ ਪਾਉ ਪੂਜ ਚਰਾਵਾ ਗੁਰ ਪ੍ਰਸਾਦ ਨਿਰੰਜਨ ਪਾਵਾ ਕਵਨ ਗਤ ਮੋਰੀ ਪੂਜਾ ਅਰਚਨ ਆਹੇ ਨ ਤੋਰੀ ਕਹਿ ਰਵਿਦਾਸ ਕਵਨ ਗਤ ਮੋਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ दूधता बछरे थन हो बिटारे हो फूल पवर जाल मीन बिगारे हो।